ਕਾਲਜੇ ਨੂੰ ਬੈਠ ਪੜ ਕੇ ਕਈਆਂ ਲਈ ਤਾਂ ਚੰਗੇ ਆ ਤੇ ਕਈਆਂ ਲਈ ਨਿਕੰਮੇ ਆ ਜੀ ਜਾ ਜੋ ਕਈਆਂ ਲਈ ਤਾਂ ਚੋਟੀ ਦੇ ਕਈਆਂ ਲਈ ਕੱਲ ਜੰਮੇ ਆ ਛੇਤੀ ਬੋਤਾ ਨਹੀਂ ਯਾਰ ਤਾਂ ਨਜ਼ਾਰੇ